ਸਤਨਾਮ ਸ੍ਰੀ ਨਾਨਕ ਜਪਿਆ ਗੁਰ ਮਿਲਨਾਉ ਸੁਮਤ ਸਾਰ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਂ ਰਾਖਨ ਹਾਰ ਦਾਇਆਲ ਕੋਟ ਭਾਵ ਖੰਡ ਨਿਮਖ ਖਿਆਲ ਸਗਲ ਅਰਾਧ ਜੰਤ ਮਿਲਿਐ ਪ੍ਰਭ ਗੁਰ ਮਿਲ ਮੰਤਰ